ਦਾ ਮਜਿਆ ਰੰਗੇ ਉੱਤੋਂ ਅੱਖਾਂ ਪੂਰੀਆਂ ਹੋ ਜਾਵੇ ਕੈਰ ਕਰਦਾ ਅੜਬ ਸਿਰੇ ਦਾ ਹਥਿਆਰਾਂ ਵਰਗਾ ਨਾ ਕਿਸੇ ਕੋਲੋਂ ਡਰਦਾ ਅੱਖਾਂ ਨਾਲ ਵਿਰ ਲਈ ਹੁੰਦੇ ਜੱਗ ਤੇ ਜੋ ਕਰਦਾ ਸ਼ਿਕਾਰ ਜੀ ਓਏ ਸਰਦਾਰ ਜੀ ਸਰਦਾਰ ਜੀ ਐਵੇਂ ਤਾਂ ਨੀ ਲੋਕੀ ਸਾਡੀ ਟੌਰ ਤੱਕ ਗਏ ਹੋ ਕਹਿੰਦਾ ਸਰਦਾਰ ਜੀ ਐਵੇਂ ਤਾਂ ਨੀ ਲੋਕੀ ਸਾਡੀ ਟੌਰ ਤੱਕ ਗਏ ਹੋ ਕਹਿੰਦਾ ਸਰਦਾਰ ਜੀ ਆ ਚੱਲੇ ਨਾ ਜਵਾਨ ਕਦੇ ਕੂਰ ਅੱਖ ਦੀ ਕਰਦਾ ਜਮਾਨਾ ਆਪੇ ਗੱਲ ਪੱਖ ਦੀ ਲੋਕੀ ਸਾਡੀ ਟੌਰ ਤੱਕ ਗਏ ਕਹਿੰਦੇ ਸਰਦਾਰ ਜੀ ਐਵੇਂ ਤਾਂ ਨੀ ਲੋਕੀ ਸਾਡੀ